ਫਿਰ ਮੈਨੂੰ ਤੈਨੂੰ ਸੁਣਦਾ ਨਹੀਂ ਮੈਂ ਕਿ ਬਾਹਰ ਕੱਢ ਮੈਨੂੰ ਜੱਟ ਨੂੰ ਦਲੇਰ ਮਿਲ ਗਈ ਖੜ ਜਾਂਦੀ ਹੈ ਮੋਢੇ ਨਾਲ ਮੋਢਾ ਜੋੜ